ਪੁਰਾਣਾ ਤੇਰਾ ਹੱਸਦਾ ਖੇਡਦਾ ਉੱਡ ਗਿਆ ਤੋਰ ਨਿਮਾਣਾ ਅੱਜ ਹੋ ਗਿਆ ਪਿੰਜਰਾ ਨੀਰੂ ਤੇਰੀ ਤੜਕੇ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਕਰਕੇ